ਜਿਸ ਜਿਸ ਧਰਤੀ ਨੂੰ ਭਾਗ ਲਾਏ ਨੇ ਮੇਰੀ ਨਮਸਕਾਰਿਓ ਥਾਵਾਂ ਨੂੰ ਮੇਰੀ ਨਮਸਕਾਰਿਓ ਥਾਵਾਂ ਨੂੰ ਨਮਸਕਾਰਿਓ ਥਾਵਾਂ ਨੂੰ ਬਾਬਾ ਜੀ ਨੇ ਜਿਸ ਥਾਂ ਤੇ ਲਿਆ ਅਵਤਾਰੇ ਲਿਆ ਅਵਤਾਰੇ ਲਿਆ ਅਵਤਾਰੇ ਧੰਨ ਮਾਤਾ ਪਿਤਾ ਧੰਨ ਉਹ ਪਰਵਾਰੇ ਉਹ ਪਰਵਾਰੇ ਉਹ ਪਰਵਾਰੇ ਬਾਬਾ ਜੀ ਨੇ ਜਿਸ ਥਾਂ ਤੇ ਲਿਆ ਅਵਤਾਰੇ ਲਿਆ ਅਵਤਾਰੇ ਧੰਨ ਮਾਤਾ ਪਿਤਾ ਧੰਨ ਉਹ ਪਰਵਾਰੇ ਤੇ ਬੈਠ ਪ੍ਰੀਤ ਗੁਰਾਂ ਨਾਲ ਪਾਈਏ ਗੁਰਾਂ ਨਾਲ ਪਾਈਏ ਗੁਰਾਂ ਨਾਲ ਪਾਈਏ ਗੁਰ ਚਰਨਾਂ ਚ ਜਿੱਥੇ ਸੁਰਤ ਟਿਕਾਈਏ ਸੁਰਤ ਟਿਕਾਈਏ ਸੁਰਤ ਟਿਕਾਈਏ ਜਿਸ ਥਾਂ ਤੇ ਬੈਠ ਪ੍ਰੀਤ ਗੁਰਾਂ ਨਾਲ ਪਾਈਏ ਗੁਰਾਂ ਨਾਲ ਪਾਈਏ ਗੁਰ ਚਰਨਾਂ ਚ ਜਿੱਥੇ ਸੁਰਤ ਟਿਕਾਈਏ ਸੁਰਤ ਟਿਕਾਈਏ ਚੱਲ ਪੈਦਲ ਬਾਬਾ ਜੀ ਚੱਲ ਪੈਦਲ ਬਾਬਾ ਜੀ ਭਾਗ ਲਾਏ ਜੋ ਰਾਹਾਂ ਨੂੰ ਮੇਰੀ ਨਮਸਕਾਰਿਓ ਥਾਵਾਂ ਨੂੰ ਮੇਰੀ ਨਮਸਕਾਰਿਓ ਥਾਵਾਂ ਨੂੰ ਨਮਸਕਾਰਿਓ ਥਾਵਾਂ ਨੂੰ ਫੁੱਲ ਪੱਤੇ ਧੰਨ ਰੁੱਖ ਉਹ ਪਿਆਰੇ ਨੇ ਰੁੱਖ ਉਹ ਪਿਆਰੇ ਨੇ ਰੁੱਖ ਉਹ ਪਿਆਰੇ ਨੇ ਜਿੰਨਾ ਥੱਲੇ ਬੈਠ ਸਾਈ ਵਕਤ ਗੁਜ਼ਾਰੇ ਨੇ ਵਕਤ ਗੁਜ਼ਾਰੇ ਨੇ ਵਕਤ ਗੁਜ਼ਾਰੇ ਨੇ ਧੰਨ ਫੁੱਲ ਪੱਤੇ ਧੰਨ ਰੁੱਖ ਉਹ ਪਿਆਰੇ ਨੇ ਰੁੱਖ ਉਹ ਪਿਆਰੇ ਨੇ ਜਿੰਨਾ ਥੱਲੇ ਬੈਠ ਸਾਈ ਵਕਤ ਗੁਜ਼ਾਰੇ ਨੇ ਵਕਤ ਗੁਜ਼ਾਰੇ ਨੇ ਜਿਹੜੇ ਬਿਰਸ਼ਾਂ ਬੈਠ ਥੱਲੇ ਜਿਹੜੇ ਬਿਰਸ਼ਾਂ ਬੈਠ ਥੱਲੇ ਸਾਈ ਮਾਨੀਆਂ ਠੰਡੀਆਂ ਛਾਵਾਂ ਨੂੰ ਮੇਰੀ ਨਮਸਕਾਰਿਓ ਥਾਵਾਂ ਨੂੰ ਨਮਸਕਾਰਿਓ ਥਾਵਾਂ ਨੂੰ ਮੇਰੀ ਨਮਸਕਾਰਿਓ ਨਾਨਕ ਸਰ ਚੋਂ ਮਹਿਕ ਬੰਦਗੀ ਦੀ ਆਉਂਦੀ ਏ ਬੰਦਗੀ ਦੀ ਆਉਂਦੀ ਏ ਬੰਦਗੀ ਦੀ ਆਉਂਦੀ ਏ ਭਗਤੀ ਦੀ ਯਾਦ ਅੱਜ ਕਿੱਲੀ ਉਹ ਦਿਵਾਉਂਦੀ ਏ ਕਿੱਲੀ ਉਹ ਦਿਵਾਉਂਦੀ ਏ ਕਿੱਲੀ ਉਹ ਦਿਵਾਉਂਦੀ ਏ ਨਾਨਕ ਸਰ ਚੋਂ ਮਹਿਕ ਬੰਦਗੀ ਦੀ ਆਉਂਦੀ ਏ ਬੰਦਗੀ ਦੀ ਆਉਂਦੀ ਏ ਭਗਤੀ ਦੀ ਯਾਦ ਅੱਜ ਕਿੱਲੀ ਉਹ ਦਿਵਾਉਂਦੀ ਏ ਕਿੱਲੀ ਉਹ ਦਿਵਾਉਂਦੀ ਏ ਕੇਸ ਬਣ ਕੇ ਕਿੱਲੀ ਤੇ ਕੇਸ ਬਣ ਕੇ ਕਿੱਲੀ ਤੇ ਆਏ ਨੇ ਜਿਹੜੀਆਂ ਥਾਵਾਂ ਨੂੰ ਭਾਗ ਜਾ ਕੇ ਆਪ ਲਾਏ ਨੇ ਜਾ ਕੇ ਆਪ ਲਾਏ ਨੇ ਜਾ ਕੇ ਆਪ ਲਾਏ ਨੇ ਮੇਰਾ ਵਾਲੇ ਮੀਂਹ ਜਿੱਥੇ ਜਿੱਥੇ ਵਰਸਾਏ ਨੇ ਜਿੱਥੇ ਵਰਸਾਏ ਨੇ ਜਿਹੜੀਆਂ ਥਾਵਾਂ ਨੂੰ ਭਾਗ ਜਾ ਕੇ ਆਪ ਲਾਏ ਨੇ ਜਾ ਕੇ ਆਪ ਲਾਏ ਨੇ ਲੱਖ ਵਾਰ ਕਰਾਂ ਬੰਦਨਾ ਲੱਖ ਵਾਰ ਕਰਾਂ ਬੰਦਨਾ ਉਹ ਕਰਮਾਂ ਵਾਲੀਆਂ ਥਾਵਾਂ ਨੂੰ ਮੇਰੀ ਨਮਸਕਾਰ ਉਹ ਥਾਵਾਂ ਨੂੰ ਮੇਰੀ ਨਮਸਕਾਰ ਉਹ ਥਾਵਾਂ ਨੂੰ ਨਮਸਕਾਰ ਉਹ ਥਾਵਾਂ ਨੂੰ ਚਰਨਾਂ ਦੇ ਵਿੱਚ ਜਿੰਨਾ ਰਹਿ ਕੇ ਮੌਜ ਮਾਣੀਏ ਰਹਿ ਕੇ ਮੌਜ ਮਾਣੀਏ ਰਹਿ ਕੇ ਮੌਜ ਮਾਣੀਏ ਲੱਦੂ ਵਾਲੇ ਸੰਧੂ ਧੰਨ ਹੋਏ ਉਹ ਪਰਾਣੀਏ ਹੋਏ ਉਹ ਪਰਾਣੀਏ ਹੋਏ ਉਹ ਪਰਾਣੀਏ ਚਰਨਾਂ ਦੇ ਵਿੱਚ ਜਿੰਨਾ ਰਹਿ ਕੇ ਮੌਜ ਮਾਣੀਏ ਰਹਿ ਕੇ ਮੌਜ ਮਾਣੀਏ ਲੱਦੂ ਵਾਲੇ ਸੰਧੂ ਧੰਨ ਹੋਏ ਉਹ ਪਰਾਣੀਏ ਹੋਏ ਉਹ ਬਾਬਾ ਆਨੰਦ ਸਿੰਘ ਜਿਸ ਥਾਂ ਚਰਨ ਪਾਏ ਨੇ ਜਿਸ ਜਿਸ ਧਰਤੀ ਨੂੰ ਆਗ ਲਾਏ ਨੇ ਮੇਰੀ ਨਮਸਕਾਰ ਉਹ ਥਾਵਾਂ ਨੂੰ ਨਮਸਕਾਰ ਉਹ ਥਾਵਾਂ ਨੂੰ ਨਮਸਕਾਰ ਉਹ ਥਾਵਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇ ਚਰਨਾਂ ਦੇ ਨਾਲ ਜੁੜ ਬਰਾਜੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਵਡਭਾਗੇ ਹੋ ਜੋ ਕਿ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਨਾਨਕ ਸਰ ਕਲੇਰਾਂ ਦੀ ਧਰਤੀ ਉਸ ਸਥਾਨ ਦੇ ਨਾਲ ਜੁੜੇ ਹੋ ਧੰਨ ਧੰਨ ਪਿਆਰੇ ਬਾਬਾ ਆਨੰਦ ਸਿੰਘ ਮਹਾਰਾਜ ਨਾਨਕ ਸਰ ਕਲੇਰਾਂ ਵਾਲੇ ਉਹਨਾਂ ਦੇ ਚਰਨਾਂ ਨਾਲ ਜੁੜ ਕਰਕੇ ਆਪਣਾ ਜੀਵਨ ਸਫਲ ਬਣਾ ਰਹੇ ਹੋ ਸੋ ਆਓ ਸਭ ਤੋਂ ਪਹਿਲਾਂ ਰਸਨਾ ਕਰੀਏ ਪਵਿੱਤਰ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦੇ ਦਰਬਾਰ ਤੇ ਹਾਜ਼ਰੀਆਂ ਭਰ ਰਹੇ ਹੋ ਬੜੇ ਭਾਗਾਂ ਵਾਲੇ ਹੋ ਇਹ ਸਮਾਂ ਵਾਰ ਵਾਰ ਨਹੀਂ ਮਿਲਦਾ ਜਿਹੜਾ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਉਹਨਾਂ ਦੇ ਚਰਨਾਂ ਦੇ ਵਿੱਚ ਲੰਘ ਜਾਵੇ ਕਿਉਂਕਿ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਨੇ ਜਿਸ ਜਿਸ ਧਰਤੀ ਨੂੰ ਭਾਗ ਲਾਏ ਅੱਜ ਉਹ ਧਰਤੀ ਸੁਹਾਵਣੀ ਹੈ ਅੱਜ ਉੱਥੇ ਜਾ ਕੇ ਦਰਸ਼ਨ ਕਰੀਏ ਜੰਗਲਾਂ 'ਚ ਮੰਗਲ ਲੱਗੇ ਨੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਨੇ ਉਸ ਕਲਯੁੱਗ ਦੇ ਸਮੇਂ ਵਿੱਚ ਘੋਰ ਤਪ ਕੀਤਾ ਅਤੇ ਅੱਜ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਸੰਗਤਾਂ ਕਰਦੀਆਂ ਸਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਐਸੀ ਬੰਦਗੀ ਕੀਤੀ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਨੇ ਨਾਨਕ ਸਰ ਕਲੇਰਾਂ ਭੋਰਾ ਸਾਹਿਬ ਵਿੱਚ ਕੇਸ ਕਿੱਲੀ ਨਾਲ ਬੰਨ ਕੇ ਤਪ ਕੀਤਾ ਐਸੀ ਬੰਦਗੀ ਕਰਨ ਵਾਲਾ ਕੋਈ ਬ੍ਰਹਮ ਗਿਆਨੀ ਇਸ ਦੁਨੀਆਂ 'ਤੇ ਨਹੀਂ ਆਇਆ। ਜੋ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕੀਤਾ ਅਤੇ ਸੰਗਤਾਂ ਨੂੰ ਗੁਰੂ ਨਾਨਕ ਮੰਨਣ ਵਾਸਤੇ ਕਿਹਾ। ਪੂਰਨ ਬ੍ਰਹਮ ਗਿਆਨੀ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਐਸੀ ਬੰਦਗੀ ਕੀਤੀ ਸੱਚੇ ਪਾਤਸ਼ਾਹ ਨੇ ਕਿ ਸਭ ਤੋਂ ਪਹਿਲਾਂ ਸਭ ਤੋਂ ਉੱਚਾ ਆਸਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਉਸ ਤੋਂ ਨੀਵੇਂ ਰਾਗੀ ਜਥੇ, ਰਾਗੀ ਜਥਿਆਂ ਤੋਂ ਨੀਵੀਆਂ ਸੰਗਤਾਂ ਅਤੇ ਸੰਗਤਾਂ ਤੋਂ ਨੀਵੇਂ ਟੋਭਾ ਪੱਟ ਕੇ ਬੈਠੇ ਮੇਰੇ ਪਿਆਰੇ ਬਾਬਾ ਆਨੰਦ ਸਿੰਘ ਮਹਾਰਾਜ। ਐਸੀ ਨਿਮਰਤਾ ਦੇ ਵਿੱਚ ਰਹਿੰਦੇ ਵੇਖੋ, ਜੰਗਲਾਂ ਦੇ ਵਿੱਚ ਮੰਗਲ ਲਾਏ ਧੰਨ ਬਾਬਾ ਆਨੰਦ ਸਿੰਘ ਮਹਾਰਾਜ। ਜੇ ਕਿਸੇ ਨੇ ਦਰਸ਼ਨ ਕਰਨੇ ਹੁੰਦੇ, ਕਹਿੰਦੇ ਇੱਕ ਵਾਰ ਬੜੀਆਂ ਸੰਗਤਾਂ ਨਾਨਕ ਸਰ ਕਲੇਰਾਂ ਦੀ ਧਰਤੀ 'ਤੇ ਆਈਆਂ ਨੇ, ਦਰਸ਼ਨ ਕਰਨ ਵਾਸਤੇ ਪਹੁੰਚੀਆਂ ਅਤੇ ਬਾਬਾ ਜੀ ਭੋਰੇ ਵਿੱਚ ਬੈਠੇ, ਬਾਹਰ ਬਹੁਤ ਸੰਗਤਾਂ ਦੇ ਵਿੱਚ ਤਾਂਘੇ ਕਿ ਕਦੋਂ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਬਾਹਰ ਆਉਣਗੇ ਅਤੇ ਬਾਬਾ ਜੀ ਦੇ ਦਰਸ਼ਨ ਕਰੇ। ਬਾਬਾ ਜੀ ਕਹਿਣ ਲੱਗੇ, ਭਾਈ ਬਾਹਰ ਸੰਗਤਾਂ ਬੜੀਆਂ ਬੈਠੀਆਂ ਨੇ। ਅਤੇ ਸੇਵਾਦਾਰ ਕਹਿਣ ਲੱਗੇ, ਬਾਬਾ ਜੀ ਆਪ ਜੀ ਦੇ ਦਰਸ਼ਨਾਂ ਦੀ ਤਾਂਘ ਰੱਖਦੀਆਂ ਨੇ। ਅਤੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਕਹਿਣ ਲੱਗੇ, ਭਾਈ ਚਲੋ ਸਭ ਤੋਂ ਪਹਿਲਾਂ ਬਾਹਰ ਚੰਦੋਆ ਸਾਹਿਬ ਲਾਇਆ ਜਾਵੇ। ਚੰਦੋਆ ਸਾਹਿਬ ਲਾਇਆ, ਸੰਗਤਾਂ ਸੋਚਦੀਆਂ ਬਾਬਾ ਜੀ ਚੰਦੋਆ ਸਾਹਿਬ ਥੱਲੇ ਬੈਠਣਗੇ, ਫਿਰ ਮੰਜੀ ਸਾਹਿਬ ਲਾਇਆ, ਹੁਣ ਸੰਗਤਾਂ ਸੋਚਦੀਆਂ ਬਾਬਾ ਜੀ ਇੱਥੇ ਆ ਕੇ ਬੈਠਣਗੇ। ਵੇਖੋ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੇ ਦਰਸ਼ਨ ਵੀ ਦਿੰਦੇ ਨੇ, ਕਿਸ ਤਰ੍ਹਾਂ ਦਿੰਦੇ ਨੇ। ਹੁਣ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਸੀਸ 'ਤੇ ਲਿਆ ਅਤੇ ਪਿੱਛੇ ਚੌਰ ਕਰਦੇ ਕਰਦੇ ਆਪ ਰਾਜ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਸਣ ਲੱਗਾ ਸੀ। ਆਖੋ ਸਤਨਾਮ। ਸਭ ਤੋਂ ਪਹਿਲਾਂ ਦਰਸ਼ਨ ਕਰਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਉਸ ਤੋਂ ਬਾਅਦ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਚੌਰ ਦੀ ਸੇਵਾ ਕਰਦੇ ਕਰਦੇ ਕਹਿੰਦੇ, ਅਸੀਂ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਦੇ ਹਾਂ, ਜੇ ਦਰਸ਼ਨ ਕਰਨੇ ਹੈ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਰ। ਐਸੀ ਬੰਦਗੀ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜਿਸ ਜਿਸ ਧਰਤੀ 'ਤੇ ਪਹੁੰਚੇ ਉਸ ਧਰਤੀ 'ਤੇ ਭਾਗ ਲਾਏ। ਸੰਨ 1920 ਈਸਵੀ ਨੂੰ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਹਿਮਾਚਲ ਦੀਆਂ ਪਹਾੜੀਆਂ 'ਤੇ ਪਹੁੰਚੇ ਨੇ, ਉਸ ਥਾਂ 'ਤੇ ਪਹੁੰਚੇ ਇੱਦਾਂ ਲੱਗਦਾ ਹੈ ਜਿਵੇਂ ਕਾਲੇ ਕਾਲੇ ਬੱਦਲਾਂ ਦੇ ਵਿੱਚ ਇਲਾਹੀ ਨੂਰ ਆ ਗਿਆ ਹੋਵੇ, ਇਲਾਹੀ ਨੂਰ ਆ ਗਿਆ ਹੋਵੇ। ਇੰਜ ਜਾਪਦਾ ਹੈ ਜਿਵੇਂ ਆਪ ਰੱਬ ਦੁਨੀਆਂ 'ਤੇ ਆ ਗਿਆ ਹੋਵੇ। ਹੁਣ ਉੱਥੋਂ ਦੇ ਰਹਿਣ ਵਾਲਾ ਦੁਨੀ ਚੰਦ ਕਪੂਰ ਕਹਿੰਦੇ, ਘਰਾੜੇ ਦਾ ਕੰਮ ਕਰਦਾ ਸੀ, ਚੱਕੀ ਚੱਲਦੀ ਸੀ, ਆਟਾ ਪੀਸਿਆ ਕਰਦਾ ਸੀ। ਹੁਣ ਕੰਮ ਕਰਦਿਆਂ ਕਰਦਿਆਂ ਨੂੰ ਬੜੀ ਗਰਮੀ ਆਈ ਅਤੇ ਬਾਹਰ ਆਇਆ, ਕੀ ਵੇਖਦਾ ਏ ਉੱਪਰ ਪਹਾੜੀ ਵੱਲ, ਇੱਦਾਂ ਲੱਗਦਾ ਏ ਜਿਵੇਂ ਕੋਈ ਇਲਾਹੀ ਨੂਰ ਆ ਗਿਆ ਹੋਵੇ, ਇੱਦਾਂ ਲੱਗਦਾ ਜਿਵੇਂ ਕੋਈ ਇਲਾਹੀ ਨੂਰ ਇਸ ਧਰਤੀ 'ਤੇ ਆ ਗਿਆ ਹੋਵੇ। ਕੀ ਵੇਖਦਾ ਏ, ਹੱਥ ਵਿੱਚ ਖੂੰਡੀ, ਚਿੱਟੇ ਬਸਤਰ ਪਾਏ, ਕਾਲੇ ਬੂਟ, ਜਿਵੇਂ ਕੋਈ ਇਲਾਹੀ ਨੂਰ ਦੁਨੀਆਂ 'ਤੇ ਆ ਗਿਆ। ਉਹ ਆਨੰਦ ਉਹ ਵੇਖਿਆ ਨਹੀਂ ਕਦੀ। ਹੁਣ ਮਨ ਵਿੱਚ ਵਿਚਾਰਦਾ ਏ, ਕਹਿੰਦਾ ਬੜੇ ਸਾਧੂ ਆਏ ਅੱਗੇ ਵੀ ਇਸ ਧਰਤੀ 'ਤੇ, ਕੋਈ ਆਪਣੇ ਸਰੀਰ 'ਤੇ ਸਵਾਹ ਮਲਦੇ ਨੇ, ਕਈਆਂ ਨੇ ਵੱਡੀਆਂ ਵੱਡੀਆਂ ਜਟਾਵਾਂ ਰੱਖੀਆਂ ਨੇ, ਪਰ ਐਸਾ ਇਲਾਹੀ ਨੂਰ ਪਹਿਲੀ ਵਾਰ ਵੇਖਿਆ, ਐਸਾ ਨੂਰ ਕਦੀ ਨਹੀਂ ਵੇਖਿਆ। ਵੇਖ ਕੇ ਮਨ ਹੈਰਾਨ ਹੋ ਗਿਆ ਕਿ ਇਹ ਇਸ ਧਰਤੀ 'ਤੇ ਕੀ ਆ ਗਿਆ, ਇਤਨਾ ਮਨ। ਅਤੇ ਇੱਧਰ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਉੱਪਰ ਪਹਾੜੀ ਤੋਂ ਥੱਲੇ ਆਏ, ਜਿੱਥੇ ਆਪਣੀ ਚੱਕੀ ਚਲਾਇਆ ਕਰਦਾ ਸੀ ਉੱਥੇ ਕੋਲ ਆਏ ਅਤੇ ਦੁਨੀ ਚੰਦ ਕਪੂਰ ਨੇ ਡੰਡੌਤ ਕੀਤੀ। ਡੰਡੌਤ ਕੀਤੀ ਹੈ, ਹੁਣ ਨਮਸਕਾਰਾਂ ਕਰਦਾ ਹੈ, ਹੁਣ ਮਨ ਬਾਬਾ ਜੀ ਦੇ ਨਾਲ ਮਿਲ ਗਿਆ। ਉਹ ਅੱਜ ਮਨ ਨੂੰ ਸ਼ਾਂਤੀ ਮਿਲੀ ਜਿਹੜੀ ਪਹਿਲਾਂ ਕਦੀ ਨਹੀਂ ਸੀ ਮਿਲੀ। मन पूरी निम्रता दे विच आ गया है। ते बाबा जी बोले नहीं, इशारे दे नाल ही सब कुछ समझ आया। पर मन सोचता है कि ए लाही नूर पहला मैं इस दुनिया ते कदी नहीं वेख्या, जेड़ा इस धरती ते आया ते मनो मन विचारदा है की कहिंदा है। ए नूर इलाही ए जेड़ा विच नगरो ते आया है, जेड़ा विच नगरोटे आया। ये दुनी चंद मनो मन विचारदा है, कहिंदा इहो जिहा नूर मैं कदी भी इस धरती ते नहीं देखा। पर बाबा जी पहाड़ी वाल नूं तुरे जा रहे ने, ते मगरे मगर दुनी चंद कपूर भी तुरिया जा रहा। पर बाबा जी उपर पहाड़ी ते गए, उपर टहलदे ने, कदी उधर जांदे कदी इधर आउंदे। जद दुनी चंद भी कोल पहुंचिया ते बाबा जी कहन लगे, दुनी चंद तू इत्थे की साडे मगर मगर करन आया, तू इत्थे की करन आया है। जद सुनिया कि ए तां मेरा नाम भी जानदे ने, अगे मैं कदी इन्हां नूं वेख्या नहीं, कदी लंघे नहीं, ए मेरा नाम किवें जानदे। हैरान होया बाबा आनंद सिंह महाराज, कहन लगे दुनी चंद इस जड़ी धरती ते खड़े हाँ, इत्थे नाम दी खुशबू आउंदी, इस धरती ते नाम दी खुशबू आउंदी है। इत्थे रिशियां मुनियां ने तप कीता है, बड़ी खुशबू आउंदी है। इन्ना कहिंदे ही बाबा आनंद सिंह महाराज उस तो नीवी खड दे विच थले नीवी बाबा जी तुर पए ने। उपरों पहाड़ी तो नीवे तुरे आ रहे, आके की नजारा वेख्या, एक पानी दा झरना वग रहा है, ते कोल एक पत्थर है, ते पत्थर ते धन बाबा आनंद सिंह महाराज बैठ गए। ਉੱਥੇ ਬਾਬਾ ਜੀ ਬੈਠੇ ਤੇ ਮਗਰੇ ਮਗਰੀ ਦੁਨੀ ਚੰਦ ਆ ਕੇ ਬੈਠ ਗਿਆ ਤੇ ਬਾਬਾ ਜੀ ਨਾਮ ਸਿਮਰਨ ਦੇ ਨਾਲ ਜੁੜੇ ਨੇ ਤੇ ਦੁਨੀ ਚੰਦ ਨੇ ਬੇਨਤੀ ਕੀਤੀ ਮਹਾਰਾਜ ਆਪ ਪਤਾ ਨਹੀਂ ਕਿੱਥੇ ਆਏ ਹੋ ਆਪ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਕਿਰਪਾ ਕਰੋ ਮੈਨੂੰ ਸੇਵਾ ਬਖਸ਼ੋ ਮੈਂ ਸੇਵਾ ਕੀ ਕਰ ਸਕਦਾ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਕਹਿੰਦੇ ਕੀ ਕਰੇਗਾ ਕਹਿੰਦਾ ਮਹਾਰਾਜ ਜੀ ਆਪ ਜੀ ਵਾਸਤੇ ਭੋਜਨ ਲਿਆਵਾਂਗਾ ਮੰਜਾ ਬਿਸਤਰਾ ਲੈ ਆਵਾਂਗਾ ਹੋਰ ਜੋ ਕੁਝ ਹੈ ਸਭ ਕੁਝ ਲੈ ਆਵਾਂਗਾ ਬਾਬਾ ਜੀ ਕਹਿੰਦੇ ਭਾਈ ਏਦਾਂ ਕਰਿਆ ਕਰ ਸ਼ਾਮ ਨੂੰ ਪ੍ਰਸ਼ਾਦਾ ਲੈ ਆ ਕਰ ਤੇ ਇੱਥੇ ਰੱਖ ਦਿਆ ਕਰ ਸਤ ਬਚਨ ਕਹਿ ਕੇ ਘਰ ਨੂੰ ਤੁਰ ਗਏ ਕਿਉਂਕਿ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦੁਨਿਆਵੀ ਪਦਾਰਥ ਨਹੀਂ ਸੀ ਸਕਦੇ ਹੁਣ ਦੁਨੀ ਚੰਦ ਘਰ ਗਿਆ ਘਰ ਵਾਲਿਆਂ ਨੂੰ ਸਭ ਕੁਝ ਦੱਸਦਾ ਹੈ ਕਹਿੰਦਾ ਏਦਾਂ ਕਰਕੇ ਇੱਕ ਪੂਰਨ ਬ੍ਰਹਮ ਗਿਆਨੀ ਇਸ ਧਰਤੀ ਤੇ ਆਇਆ ਬੜੇ ਸਾਧੂ ਕਹਿੰਦਾ ਵੇਖੇ ਸੀ ਪਰ ਕਹਿੰਦੇ ਐਸਾ ਨੂਰ ਐਸੇ ਫਕੀਰ ਕਹਿੰਦਾ ਕਦੀ ਨਹੀਂ ਸੀ ਵੇਖੇ ਜਿਹੜੇ ਅੱਜ ਵੇਖੇ ਨੇ ਜਿਨ੍ਹਾਂ ਦੇ ਮੈਂ ਅੱਜ ਦਰਸ਼ਨ ਕੀਤੇ ਨੇ ਆਪਣੇ ਬੜੇ ਵੱਡੇ ਭਾਗ ਨੇ ਜਿਹੜੀ ਆਪਾਂ ਨੂੰ ਸੇਵਾ ਮਿਲ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਬੜੇ ਵੱਡੇ ਭਾਗ ਨੇ ਜੋ ਉਹਨਾਂ ਨੇ ਆਪਾਂ ਨੂੰ ਪ੍ਰਸ਼ਾਦੇ ਦੀ ਸੇਵਾ ਦਿੱਤੀ ਹੈ ਹੁਣ ਸਾਰਾ ਪਰਿਵਾਰ ਖੁਸ਼ੀ ਵਿੱਚ ਕਿ ਐਸੇ ਫਕੀਰ ਵੀ ਆ ਗਏ ਬੜਾ ਮਨ ਖੁਸ਼ ਹੋ ਗਿਆ ਮਨ ਨੂੰ ਬੜਾ ਆਨੰਦ ਆਇਆ ਏ ਦੁਨੀ ਚੰਦ ਦਰਸ਼ਨ ਕਰਕੇ ਆਇਆ ਤੇ ਉਹ ਹੀ ਤਸਵੀਰ ਦਿਸਦੀ ਏ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਐਸੇ ਵਿਰਲੇ ਵਿਰਲੇ ਕੋਈ ਆਉਂਦੇ ਨੇ ਦੁਨੀਆ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਕਿਉਂਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦ ਨੰਦੇੜ ਦੀ ਧਰਤੀ ਤੇ ਬੈਠੇ ਸੰਗਤਾਂ ਦਾ ਇਕੱਠ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਸਾਡਾ ਸਮਾਂ ਆ ਗਿਆ ਏ ਜਾਣ ਦਾ ਸੱਚਖੰਡ ਜਾਣ ਦਾ ਸਮਾਂ ਆਇਆ ਏ ਸੰਗਤਾਂ ਨੇ ਆਖਿਆ ਮਹਾਰਾਜ ਤੁਸੀਂ ਸਾਨੂੰ ਛੱਡ ਕੇ ਚਲੇ ਜਾਓਗੇ ਅਸੀਂ ਆਪਣੇ ਦੁੱਖੜੇ ਕਿਹਨਾਂ ਨੂੰ ਸੁਣਾਵਾਂਗੇ ਕਿਹਨਾਂ ਨੂੰ ਦੁੱਖੜੇ ਸੁਣਾਵਾਂਗੇ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਅੱਜ ਤੋਂ ਬਾਅਦ ਤੁਹਾਡਾ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੇ ਸੰਗਤਾਂ ਨੇ ਫਿਰ ਬੇਨਤੀ ਕੀਤੀ ਮਹਾਰਾਜ ਤੁਸੀਂ ਹੁਣ ਕਦੀ ਨਾ ਆਵੋਗੇ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਅਸੀਂ ਆਵਾਂਗੇ 72 ਜਾਮੇ ਸੰਤਾਂ ਦੇ ਰੂਪ ਵਿੱਚ ਆਵਾਂਗੇ ਸੰਤਾਂ ਦੇ ਰੂਪ ਵਿੱਚ ਆਵਾਂਗੇ ਤੇ ਸੰਗਤਾਂ ਨੇ ਆਖਿਆ ਮਹਾਰਾਜ ਤੁਹਾਡੀ ਪਹਿਚਾਣ ਕਿਵੇਂ ਹੋਵੇਗੀ ਤੁਹਾਨੂੰ ਪਹਿਚਾਣਿਆ ਕਿਵੇਂ ਜਾਵੇਗਾ ਕਿ ਕਿਹਨਾਂ ਵਿੱਚ ਤੁਹਾਡਾ ਵਾਸਾ ਹੈ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਉਹ ਜਿਹੜੇ ਆਪਦੇ ਨਾਲੋਂ ਤੋੜ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਨਗੇ ਉਹਨਾਂ ਵਿੱਚ ਸਾਡਾ ਵਾਸਾ ਹੋਵੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਜਿਹੜੇ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਤੋੜ ਕੇ ਆਪਣੇ ਨਾਲ ਜੋੜਨਗੇ ਉਹਨਾਂ ਤੋਂ ਕਿਨਾਰਾ ਕਰਨਾ ਉਹਨਾਂ ਨਾਲ ਨਹੀਂ ਜੁੜਨਾ ਤੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਐਸੇ ਬ੍ਰਹਮ ਗਿਆਨੀ ਵਿਰਲੇ ਵਿਰਲੇ ਆਉਂਦੇ ਨੇ ਇਸ ਦੁਨੀਆਂ ਤੇ ਜਿਹੜੇ ਆਪਣੇ ਨਾਲੋਂ ਤੋੜ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਦੇ ਨੇ ਵਿਰਲੇ ਨੇ ਹੁਣ ਘਰ ਵਾਲਿਆਂ ਨੂੰ ਦੱਸਦਾ ਕਹਿੰਦਾ ਬੜੇ ਸਾਧੂ ਆਏ ਨੇ ਪਰ ਇਹੋ ਜਿਹੇ ਵਿਰਲੇ ਵਿਰਲੇ ਨੇ ਜਿਨ੍ਹਾਂ ਦੇ ਮੈਂ ਅੱਜ ਦਰਸ਼ਨ ਕੀਤੇ ਵਿਰਲੇ ਵਿਰਲੇ ਨੇ ਤੇਰੇ ਨਾਮ ਦੇਵ ਪਾਰੀ ਵਿਰਲੇ ਵਿਰਲੇ ਨੇ ਤੇਰੇ ਨਾਮ ਦੇਵ ਪਾਰੀ ਵਿਰਲੇ ਵਿਰਲੇ ਨੇ ਤੇਰੇ ਨਾਮ ਪਾਰੀ ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ ਐਸੇ ਵਿਰਲੇ ਵਿਰਲੇ ਨਾਮ ਦੇ ਵਪਾਰੀ ਕੋਈ ਵਿਰਲੇ ਹੀ ਆਉਂਦੇ ਹੁਣ ਮਨ ਵਿੱਚ ਵਿਚਾਰਦਾ ਏ ਸਭ ਨੂੰ ਦੱਸਦਾ ਏ ਬੜੇ ਆਏ ਨੇ ਪਰ ਐਸੇ ਕੋਈ ਵਿਰਲੇ ਹੀ ਆਏ ਨੇ ਹੁਣ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਲੈ ਕੇ ਜਿੱਥੇ ਬਾਬਾ ਆਨੰਦ ਸਿੰਘ ਮਹਾਰਾਜ ਬੈਠੇ ਤਪ ਕਰਦੇ ਸਨ ਉੱਥੇ ਪਹੁੰਚ ਗਏ ਜਾ ਕੇ ਰੱਖਤਾ ਏ ਪ੍ਰਸ਼ਾਦਾ ਹਨ ਬਾਬਾ ਆਨੰਦ ਸਿੰਘ ਮਹਾਰਾਜ ਉਹਨਾਂ ਪ੍ਰਸ਼ਾਦੇ ਵਿੱਚੋਂ ਦੋ ਗਰਾਹੀਆਂ ਛਕਿਆ ਕਰਦੇ ਬਹੁਤ ਘੱਟ ਪ੍ਰਸ਼ਾਦਾ ਛਕਦੇ ਸਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਪ੍ਰਸ਼ਾਦਾ ਛਕਿਆ ਦੁਨੀ ਚੰਦ ਪ੍ਰਸ਼ਾਦਾ ਰੱਖ ਕੇ ਚਲਾ ਜਾਂਦਾ ਬਾਬਾ ਜੀ ਉਹਨੂੰ ਕਹਿੰਦੇ ਸੀ ਇੱਥੇ ਨਹੀਂ ਬੈਠਣਾ ਹੁਣ ਮੁੜ ਜਾਂਦਾ ਏ ਪ੍ਰਸ਼ਾਦਾ ਰੱਖ ਕੇ ਜਾਣ ਲੱਗਾ ਤੇ ਬਾਬਾ ਆਨੰਦ ਸਿੰਘ ਮਹਾਰਾਜ ਕਹਿੰਦੇ ਦੁਨੀ ਚੰਦ ਕੱਲ ਨੂੰ ਜਲਦੀ ਆ ਜਾਵੀਂ ਚਲਾ ਗਿਆ ਤੇ ਫਿਰ ਪ੍ਰਸ਼ਾਦਾ ਲੈ ਕੇ ਆਇਆ ਤੇ ਬਾਬਾ ਜੀ ਦੂਸਰੇ ਦਿਨ ਜਦ ਆਇਆ ਤੇ ਬਾਬਾ ਜੀ ਕਹਿਣ ਲੱਗੇ ਦੁਨੀ ਚੰਦ ਐਦਾਂ ਕਰ ਤੂੰ ਅੱਜ ਨਗਰੋਟੇ ਦੀ ਧਰਤੀ ਤੇ ਜਾ ਨਗਰੋਟੇ ਜਾ ਉੱਥੇ ਤੈਨੂੰ ਸੱਜਣ ਗੁਰਮੁਖ ਪਿਆਰੇ ਮਿਲਣਗੇ ਉਹਨਾਂ ਨੂੰ ਸਾਡੇ ਕੋਲੇ ਲੈ ਕੇ ਆ ਹੁਣ ਦੁਨੀ ਚੰਦ ਕਹਿਣ ਲੱਗਾ ਮਹਾਰਾਜ ਮੈਂ ਉਹਨਾਂ ਨੂੰ ਜਾਣਦਾ ਨਹੀਂ ਪਹਿਚਾਣਦਾ ਨਹੀਂ ਨਾ ਮੈਨੂੰ ਨਾਂ ਪਤਾ ਏ ਤੇ ਮੈਂ ਉਹਨਾਂ ਨੂੰ ਕਿਵੇਂ ਪਹਿਚਾਣਾਂਗਾ ਕਿਵੇਂ ਪਛਾਣਾਂਗਾ ਉਹਨਾਂ ਨੂੰ ਤੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਕਹਿਣ ਲੱਗੇ ਤੂੰ ਚਲਾ ਜਾ ਤੈਨੂੰ ਪਛਾਣਨ ਦੀ ਲੋੜ ਨਹੀਂ ਉਹ ਤੈਨੂੰ ਆਪੇ ਪਛਾਣ ਲੈਣਗੇ ਆਖੋ ਸਤਨਾਮ ਤੈਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਕਿੱਥੋਂ ਆਇਆ ਉਹ ਤੈਨੂੰ ਆਪ ਪਛਾਣ ਲੈ ਸਤ ਵਚਨ ਕਹਿ ਕੇ ਤੁਰ ਗਿਆ ਕਿਉਂਕਿ ਜਿਹੜਾ ਵੀ ਸਤ ਵਚਨ ਕਹਿੰਦਾ ਸੀ ਉਹ ਸਭ ਕੁਝ ਹੀ ਪਾ ਲੈਂਦਾ ਜਿਹੜਾ ਵਚਨ ਬਾਬਾ ਜੀ ਦਾ ਮਨ ਲੈਂਦਾ ਸੀ ਉਹ ਝੋਲੀਆਂ ਭਰ ਕੇ ਚਲਾ ਜਾਂਦਾ ਸੀ ਐਸੇ ਨਿਮਰਤਾ ਦੇ ਪੁੰਜ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਚਲਾ ਗਿਆ ਹੁਣ ਕੀ ਵੇਖਦਾ ਏ ਬਾਬਾ ਜੀ ਨੇ ਜਿਸ ਤਰ੍ਹਾਂ ਆਖਿਆ ਸੀ ਬਾਹਰ ਅੱਡੇ ਤੇ ਖੜ ਜਾਵੀਂ ਜਿੱਥੇ ਬੱਸ ਸਟੈਂਡ ਏ ਬਾਹਰ ਖੜ ਜਾਵੀਂ ਤੇ ਤੈਨੂੰ ਆਪ ਪਛਾਣ ਲੈਣਗੇ ਹੁਣ ਉੱਥੇ ਖੜਾ ਏ ਤੇ ਕੀ ਵੇਖਦਾ ਏ ਦੋ ਗੁਰੂ ਦੇ ਪਿਆਰੇ ਸੱਜਣ ਹੱਥ ਵਿੱਚ ਤੇਸੀ ਕੰਡੀ ਤੇਸੀ ਕਰੰਡੀ ਫੜੀ ਹੈ ਤੇ ਇਹਦੇ ਵੱਲ ਵੱਧਦੇ ਆਉਂਦੇ ਜਦ ਕੋਲ ਆਏ ਕਹਿਣ ਲੱਗੇ ਭਾਈ ਤੇਰਾ ਨਾਮ ਹੀ ਹੈ ਦੁਨੀ ਚੰਦ ਕਪੂਰ ਕਹਿੰਦਾ ਜੀ ਮੇਰਾ ਨਾਮ ਹੀ ਹੈ ਹੈਰਾਨ ਹੋਇਆ ਇਹ ਵੀ ਮੇਰਾ ਨਾਮ ਜਾਣਦੇ ਜਿਸ ਤਰ੍ਹਾਂ ਬਾਬਾ ਜੀ ਨੇ ਆਖਿਆ ਉਸੇ ਤਰ੍ਹਾਂ ਹੀ ਇਹਨਾਂ ਨੇ ਪਛਾਣ ਲਿਆ ਹੁਣ ਸਭ ਤੋਂ ਪਹਿਲਾਂ ਉਹਨਾਂ ਨੂੰ ਪੁੱਛਦਾ ਹੈ ਭਾਈ ਤੁਸੀਂ ਦੂਰੋਂ ਆਏ ਹੋਵੋਗੇ ਕੋਈ ਆਪਾਂ ਜਲ ਪਾਣੀ ਛਕ ਲਈਏ ਹੁਣ ਉਹ ਕੀ ਕਹਿੰਦੇ ਨੇ ਕਹਿੰਦੇ ਜਲ ਪਾਣੀ ਨਹੀਂ ਛਕਣਾ ਸਾਨੂੰ ਜਲਦੀ ਲੈ ਚੱਲ ਅਸੀਂ ਜਲਦੀ ਜਾਣਾ ਏ ਉੱਥੇ ਹੁਣ ਤੁਰ ਪਏ ਤੁਰੇ ਜਾਂਦੇ ਨੇ ਹੁਣ ਦੁਨੀ ਚੰਦ ਉਹ ਪੁੱਛਦਾ ਜਾ ਰਿਹਾ ਤੇ ਗੁਰੂ ਦੇ ਪਿਆਰੇ ਸਮਝਾਉਂਦੇ ਕਹਿੰਦੇ ਜਿਹੜੇ ਉਸ ਧਰਤੀ ਤੇ ਆਏ ਨੇ ਇਹਨਾਂ ਨਾਨਕ ਸਰ ਕਲੇਰਾਂ ਦੀ ਧਰਤੀ ਨੂੰ ਭਾਗ ਲਾਏ ਧੰਨ ਧੰਨ ਪਿਆਰੇ ਬਾਬਾ ਆਨੰਦ ਸਿੰਘ ਮਹਾਰਾਜ ਹੁਣ ਏਦਾਂ ਬਚਨ ਬਲਾਸ ਕਰਦੇ ਕਰਦੇ ਬਾਬਾ ਜੀ ਦੀ ਸਿਫਤ ਕਰਦਿਆਂ ਕਰਦਿਆਂ ਗੋਪਾਲਪੁਰ ਨਗਰੋਟੇ ਪਹੁੰਚੇ ਜਿੱਥੇ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਬੈਠੇ ਬੰਦਗੀ ਕਰਦੇ ਜਾਬ ਰਾਜੇ ਉੱਥੇ ਹੁਣ ਪਹੁੰਚੇ ਨੇ ਤੇ ਬਾਬਾ ਜੀ ਨੂੰ ਮਿਲੇ ਬੜਾ ਆਨੰਦ ਆਇਆ ਬਾਬਾ ਜੀ ਦੇ ਦਰਸ਼ਨ ਕਰਕੇ ਤੇ ਬਾਬਾ ਜੀ ਨੂੰ ਪੁੱਛਣ ਲੱਗਾ ਦੁਨੀ ਚੰਦ ਮਹਾਰਾਜ ਮੈਂ ਇਹਨਾਂ ਦੇ ਛਕਣ ਵਾਸਤੇ ਭੋਜਨ ਦਾ ਪ੍ਰਬੰਧ ਕਰਾਂ ਤੇ ਬਾਬਾ ਜੀ ਕਹਿੰਦੇ ਜਾ ਤੂੰ ਚਲਾ ਜਾ ਇਹ ਕੁਝ ਛਕਦੇ ਨਹੀਂ ਇਹ ਕੁਝ ਨਹੀਂ ਛਕਦੇ ਸਤ ਵਚਨ ਕਹਿ ਕੇ ਤੁਰ ਗਿਆ ਘਰ ਨੂੰ ਚਲਾ ਗਿਆ ਕਿ ਇੱਧਰ ਜਿਹੜੇ ਕੰਮ ਇਹ ਗੁਰੂ ਦੇ ਪਿਆਰੇ ਆਏ ਤੇ ਆਪਣਾ ਕੰਮ ਸ਼ੁਰੂ ਕੀਤਾ, ਸ਼ੁਰੂ ਹੋਇਆ ਏ ਤੇ ਦੁਨੀ ਚੰਦ ਘਰ ਚਲਾ ਗਿਆ। ਦੂਸਰੇ ਦਿਨ ਫਿਰ ਆਇਆ, ਪ੍ਰਸ਼ਾਦਾ ਲੈ ਕੇ ਆਇਆ, ਪ੍ਰਸ਼ਾਦਾ ਰੱਖਿਆ ਤੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਬੰਦਗੀ ਦੇ ਵਿੱਚ ਲੀਨ ਨੇ। ਤੇ ਦੁਨੀ ਚੰਦ ਵੇਖਦਾ ਏ ਆਸੇ ਪਾਸੇ, ਕੁਝ ਨਹੀਂ ਦਿਸਦਾ। ਮਨ ਵਿੱਚ ਵਿਚਾਰ ਆਈ ਕਿ ਜਿਹੜੇ ਕੱਲ ਗੁਰਮੁਖ ਪਿਆਰੇ ਆਏ ਸਨ, ਸੱਜਣ ਆਏ ਸੀ, ਜਿਨ੍ਹਾਂ ਨੂੰ ਮੈਂ ਨਗਰੋਟੇ ਤੋਂ ਲੈ ਕੇ ਆਇਆ, ਉਹ ਵੀ ਨਹੀਂ ਦਿਸਦੇ, ਕੁਝ ਨਹੀਂ ਦਿਸਦਾ। ਬੜਾ ਹੈਰਾਨ ਹੋਇਆ। ਉਧਰ ਜਿੱਧਰ ਗੁਫਾ ਦੀ ਤਿਆਰੀ ਸੀ, ਵੇਖਦਾ ਇੱਕ ਟੋਆ ਪੱਟਿਆ ਹੋਇਆ, ਗੁਫਾ ਤਿਆਰ। ਤੇ ਬਾਬਾ ਜੀ ਨੂੰ ਪੁੱਛਣ ਲੱਗਾ। ਬਾਬਾ ਜੀ ਨੇ ਵੇਖਿਆ ਕਿ ਦੁਨੀ ਚੰਦ ਆਇਆ ਏ। ਬਾਬਾ ਜੀ ਨੂੰ ਪੁੱਛਣ ਲੱਗਾ, ਮਹਾਰਾਜ ਉਹ ਜਿਹੜੇ ਕੱਲ ਸੱਜਣ ਗੁਰਮੁਖ ਪਿਆਰੇ ਆਏ ਸੀ, ਉਹ ਕਿੱਧਰ ਗਏ? ਧੰਨ ਬਾਬਾ ਆਨੰਦ ਸਿੰਘ ਮਹਾਰਾਜ ਕਹਿਣ ਲੱਗੇ, ਉਹ ਜਿੱਥੋਂ ਆਏ ਸੀ ਉੱਥੇ ਚਲੇ ਗਏ। ਆਖੋ ਸਤਨਾਮ, ਜਿੱਥੋਂ ਆਏ ਸੀ ਉੱਥੇ ਚਲੇ ਗਏ, ਆਪਣਾ ਕੰਮ ਕਰਨ ਆਏ ਸੀ, ਕੰਮ ਕਾਜ ਕਰਕੇ ਚਲੇ ਗਏ। ਦੁਨੀ ਚੰਦ ਕਹਿੰਦਾ, ਮਹਾਰਾਜ ਕੋਈ ਸੇਵਾ ਦਾ ਮੌਕਾ ਹੀ ਨਹੀਂ ਮਿਲਿਆ। ਹੁਣ ਉਸ ਗੁਫਾ ਵੱਲ ਧਿਆਨ ਜਾਂਦਾ ਇਸ ਦੁਨੀ ਚੰਦ ਦਾ, ਵੇਖਦਾ ਏ। ਤੇ ਇੰਨੇ ਨੂੰ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਉਸ ਪੱਥਰ ਤੋਂ ਉੱਠੇ ਤੇ ਗੁਫਾ ਵੱਲ ਤੁਰ ਪਏ। ਗੁਫਾ ਵੱਲ ਤੁਰੇ ਜਾਂਦੇ ਨੇ ਤੇ ਮਗਰੇ ਮਗਰ ਦੁਨੀ ਚੰਦ ਜਾ ਰਿਹਾ। ਦੁਨੀ ਚੰਦ ਵੀ ਮਗਰ ਮਗਰ ਜਾ ਰਿਹਾ ਏ। ਤੇ ਜਦ ਬਾਬਾ ਜੀ ਗੁਫਾ ਦੇ ਕੋਲ ਪਹੁੰਚੇ ਤੇ ਹੁਣ ਇਹ ਬੇਨਤੀਆਂ ਕਰਦਾ ਏ, ਬਾਬਾ ਜੀ ਮੈਨੂੰ ਵੀ ਇੱਥੇ ਰਹਿਣ ਦਾ ਸਮਾਂ ਦਿੱਤਾ ਜਾਵੇ। ਬਾਬਾ ਜੀ ਕਹਿੰਦੇ, ਨਹੀਂ ਦੁਨੀ ਚੰਦ, ਤੂੰ ਇੱਥੇ ਨਹੀਂ ਰਹਿ ਸਕਦਾ। ਜਿੱਥੇ ਅਸੀਂ ਪਹਿਲੀ ਵਾਰੀ ਆਏ ਉੱਪਰ, ਅੱਜ ਕੱਲ੍ਹ ਜਾਈਏ, ਉੱਥੇ ਸੱਚਖੰਡ ਸਾਹਿਬ ਬਣਿਆ। ਉਸ ਧਰਤੀ 'ਤੇ ਸੱਚਖੰਡ ਬਣਿਆ ਜਿੱਥੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਪਹਿਲਾਂ ਜਾ ਕੇ ਬੈਠੇ। ਤੇ ਦੁਨੀ ਚੰਦ ਨੂੰ ਕਹਿਣ ਲੱਗੇ, ਜਿੱਥੇ ਅਸੀਂ ਪਹਿਲਾਂ ਖੜੇ ਸੀ, ਤੂੰ ਉੱਪਰ ਚਲਾ ਜਾ, ਉੱਪਰ ਜਾ ਕੇ ਉਸ ਵਾਹਿਗੁਰੂ ਦੇ ਨਾਲ ਜੁੜਿਆ ਕਰ, ਨਾਮ ਸਿਮਰਨ ਜਪਿਆ ਕਰ। ਨਾ ਇੱਥੇ ਆਉਣਾ ਹੈ ਅਤੇ ਨਾ ਕਿਸੇ ਨੂੰ ਆਉਣ ਦੇਣਾ ਹੈ। ਜੇ ਆਉਣਾ ਵੀ ਆਪ ਤੇ ਸਤਨਾਮ ਦਾ ਵਾਜਾ ਦੇ ਕੇ ਆਉਣਾ ਹੈ। ਇਹ ਬਚਨ ਬਾਬਾ ਆਨੰਦ ਸਿੰਘ ਮਹਾਰਾਜ ਜੀ। ਤੇ ਫਿਰ ਬਾਬਾ ਜੀ ਕਹਿਣ ਲੱਗੇ, ਜਿੱਥੇ ਪਾਣੀ ਦਾ ਝਰਨਾ ਵਗਦਾ ਸੀ, ਉੱਥੇ ਇੱਕ ਕੜਾਹਾ ਰੱਖਿਆ। ਤੇ ਦੁਨੀ ਚੰਦ ਨੂੰ ਕਹਿਣ ਲੱਗੇ, ਇਹਦੇ ਆਸੇ ਪਾਸੇ ਪੱਥਰ ਲਾ ਦੇ। ਤੇ ਕਿਉਂਕਿ ਬਾਬਾ ਆਨੰਦ ਸਿੰਘ ਮਹਾਰਾਜ ਰੋਜ਼ ਉੱਥੇ 12 ਵਜੇ ਇਸ਼ਨਾਨ ਕਰਿਆ ਕਰਦੇ ਸੀ। ਹੁਣ ਗੁਫਾ ਵੱਲ ਵੇਖਦਾ ਏ, ਗੁਫਾ ਦੇ ਵੱਲ ਵੇਖਦਾ ਏ। ਬਾਬਾ ਜੀ ਨੂੰ ਕਹਿੰਦਾ, ਮਹਾਰਾਜ ਇਹ ਕੀ ਤਿਆਰ ਹੋਇਆ ਏ, ਗੁਫਾ ਏ? ਤੇ ਬਾਬਾ ਆਨੰਦ ਸਿੰਘ ਮਹਾਰਾਜ ਕੀ ਕਹਿਣ ਲੱਗੇ, ਕਹਿੰਦੇ, ਦੁਨੀ ਚੰਦ ਇਹ ਗੁਫਾ ਆਮ ਗੁਫਾ ਨਹੀਂ, ਇਹ ਆਮ ਗੁਫਾ ਨਹੀਂ, ਇਹ ਕੀ ਏ? ਬਾਬਾ ਜੀ ਕੀ ਕਹਿੰਦੇ ਨੇ, ਆਓ ਸਾਰੇ ਜਪੀਏ। ਹੇ ਗੋਦ ਗੁਰੂ ਨਾਨਕ ਦੀ, ਜਿੱਥੇ ਬੈਠ ਅਸਾਂ ਬੰਦਗੀ ਕਰਨੀ। ਇਹ ਗੋਦ ਗੁਰੂ ਨਾਨਕ ਦੀ, ਜਿੱਥੇ ਬੈਠ ਅਸਾਂ ਬੰਦਗੀ ਕਰਨੀ। ਨਾਨਕ ਦੀ, ਜਿੱਥੇ ਬੈਠੇ ਅਸਾਂ ਬੰਦਗੀ ਕਰਨੀ। ਇਹ ਗੋਦ ਗੁਰੂ ਨਾਨਕ ਦੀ, ਜਿੱਥੇ ਬੈਠੇ ਅਸਾਂ ਬੰਦਗੀ ਕਰਨੀ। ਸੰਗਤਾਂ ਨੇ महाराज कहिंदे दुनी चंद ए गुफा नहीं ए मेरे गुरु नानक दी गोद है आखो सतनाम कहिंदे गुरु नानक दी गोद है इत्थे बैठ के असी उहदे चरणां दे नाल जुड़ना है। इन्हां वचन कह के धन बाबा नंसी महाराज गुफा वल नूं चले गए। दुनी चंद नूं आखिया सी तू उपर बैठना है ना आउना है कि ना किसी नूं आउण देना है। हुण जा सेवा दे विच खड़ गया रोज शाम नूं प्रशादा भी घरों लियाउंदा ते बाबा जी दा हुक्म सी जिथे पत्थर ते बैठे सी उत्थे रख देना सतनाम दा आवाजा दे के आउणा प्रशादा लियाउणा ते उत्थे रख के मुड़ जाणा। इह कहिंदे इक दिन की होया पंजाब दी धरती तों कलेरां तों इक फौजी जिहदी ड्यूटी उधर लगी सी ਉਹਨੂੰ ਪਤਾ ਲੱਗਾ ਕਿ ਨਾਨਕ ਸਰ ਕਲੇਰਾਂ ਦੀ ਧਰਤੀ ਤੋਂ ਬਾਬਾ ਜੀ ਇੱਥੇ ਆਏ ਹੋਏ ਆ। ਉਹਨੂੰ ਪਤਾ ਲੱਗਾ ਤੇ ਖੋਜ ਕਰਦਾ ਕਰਦਾ ਜਿੱਥੇ ਦੁਨੀ ਚੰਦ ਬੈਠਾ ਸੀ ਉੱਥੇ ਆ ਗਿਆ। ਸਾਰਾ ਪਰਿਵਾਰ ਲੈ ਕੇ ਆਇਆ ਹੈ, ਸਾਰਾ ਪਰਿਵਾਰ ਲੈ ਕੇ ਆਇਆ, ਕਿਉਂਕਿ ਜਿਨ੍ਹਾਂ ਨੂੰ ਦਰਸ਼ਨਾਂ ਦੀ ਤਾਂਘ ਹੋਵੇ, ਜਿਨ੍ਹਾਂ ਨੂੰ ਪਿਆਰੇ ਦੇ ਮਿਲਣ ਦਾ ਚਾਉ ਹੋਏ, ਉਹ ਰਹਿ ਨਹੀਂ ਸਕਦੇ। ਜਿੱਥੇ ਮਰਜ਼ੀ ਬਾਬਾ ਜੀ ਚਲੇ ਜਾਣ, ਪਤਾ ਲੱਗਦਾ ਉੱਥੇ ਹੀ ਸੰਗਤਾਂ ਪਹੁੰਚ ਜਾਂਦੀਆਂ ਨੇ। ਹੁਣ ਇਹਨੂੰ ਪਤਾ ਲੱਗਾ ਤੇ ਇਹ ਖੋਜ ਕਰਦਾ ਕਰਦਾ ਜਿੱਥੇ ਬਾਬਾ ਜੀ ਬੈਠੇ ਤਪ ਕਰਦੇ ਸੀ, ਉਸ ਧਰਤੀ ਤੇ ਜਿੱਥੇ ਦੁਨੀ ਚੰਦ ਬੈਠਾ ਉੱਥੇ ਆ ਗਿਆ। ਸਾਰਾ ਪਰਿਵਾਰ ਨਾਲ ਬੱਚੇ ਘਰਵਾਲੀ ਸਾਰਿਆਂ ਨੂੰ ਲੈ ਕੇ ਇੱਥੇ ਪਹੁੰਚਿਆ। ਹੁਣ ਇੱਥੇ ਪਹੁੰਚਿਆ, ਹੁਣ ਪਤਾ ਲੱਗਾ ਕਿ ਥੱਲੇ ਨੀਵੀਂ ਖੱਡ ਦੇ ਵਿੱਚ ਗੁਫਾ ਬਣੀ ਏ। ਧਰਤੀ ਤੋਂ ਨੀਵੀਂ ਪਹਾੜੀ ਤੋਂ ਉੱਥੇ ਬਾਬਾ ਜੀ ਤਪ ਕਰਦੇ ਨੇ। ਥੱਲੇ ਜਾਣ ਨੂੰ ਮਨ ਕਰਦਾ ਏ, ਥੱਲੇ ਜਾਣਾ ਚਾਹੁੰਦਾ ਏ, ਪਰ ਦੁਨੀ ਚੰਦ ਦੀ ਡਿਊਟੀ ਲੱਗੀ ਸੀ ਕਿ ਥੱਲੇ ਕਿਸੇ ਨੂੰ ਆਉਣ ਨਹੀਂ ਦੇਣਾ। ਹੁਣ ਦੁਨੀ ਚੰਦ ਬੜਾ ਰੋਕਦਾ, ਬੜਾ ਕੁਝ ਕਹਿੰਦਾ ਏ, ਕਿਉਂਕਿ ਬਾਬਾ ਨੰਦ ਸਿੰਘ ਮਹਾਰਾਜ ਜਾਂ ਦੁਨੀ ਚੰਦ ਨੂੰ ਸਮਝਾਉਂਦੇ, ਕਹਿੰਦੇ ਦੁਨੀ ਚੰਦ ਇੱਥੇ ਕਿਸੇ ਨੂੰ ਨਹੀਂ ਆਉਣ ਦੇਣਾ, ਕਿਉਂਕਿ ਜਿੱਥੇ ਨਾਮ ਜਪਿਆ ਜਾਂਦਾ ਹੈ, ਜਿੱਥੇ ਉਹਦੀ ਬੰਦਗੀ ਹੋਵੇ, ਇੱਥੇ ਗੁਪਤ ਸ਼ਕਤੀਆਂ ਦੇ ਪਹਿਰੇ ਚੱਲਦੇ ਨੇ, ਇੱਥੇ ਕਈ ਸ਼ਕਤੀਆਂ ਆਉਂਦੀਆਂ ਨੇ। ਇਹ ਸਮਝਾਇਆ ਬਾਬਾ ਜੀ ਨੇ। ਹੁਣ ਦੁਨੀ ਚੰਦ ਬੜਾ ਕਹਿੰਦਾ, ਬਹੁਤ ਕੁਝ ਕਹਿੰਦਾ ਹੈ ਕਿ ਭਾਈ ਨਹੀਂ ਜਾਣਾ। ਕਿ ਫੌਜੀ ਕਹਿੰਦਾ, ਬਾਬਾ ਜੀ ਸਾਡੇ ਤੂੰ ਕੌਣ ਹੁੰਦਾ ਹੈ ਰੋਕਣ ਵਾਲਾ, ਬੜਾ ਕੁਝ ਕਹਿੰਦਾ ਹੈ। ਰੋਕਦਿਆਂ ਰੋਕਦਿਆਂ ਫੌਜੀ ਥੱਲੇ ਉਤਰ ਆਇਆ। ਜਦ ਤੁਰੇ ਆਉਂਦਾ ਕੀ ਵੇਖਿਆ, ਅੱਗੇ ਇੱਕ ਚਿੱਟੇ ਰੰਗ ਦਾ ਸ਼ੇਰ। ਜਦ ਇੱਕਦਮ ਸ਼ੇਰ ਨੇ ਵੜਕ ਮਾਰੀ ਤੇ ਇਹ ਸ਼ੇਰ ਨੂੰ ਵੇਖ ਕੇ ਬੇਹੋਸ਼ ਹੋ ਗਏ, ਬੇਹੋਸ਼ ਹੋ ਗਏ ਨੇ, ਡਿੱਗ ਪਏ। ਤੇ ਇੱਧਰ ਇੱਕਦਮ ਬਾਬਾ ਜੀ ਬਾਹਰ ਆਏ, ਕੀ ਵੇਖਿਆ ਕਿ ਕੋਈ ਥੱਲੇ ਉਤਰਦੇ ਨੇ, ਡਿੱਗ ਪਏ ਨੇ। ਬਾਬਾ ਜੀ ਬਾਹਰ ਆਏ, ਹੁਣ ਦੁਨੀ ਚੰਦ ਨੇ ਉਠਾਇਆ ਬਾਬਾ ਜੀ ਨੇ। ਹੁਣ ਜਦ ਉੱਠਿਆ ਏ ਤੇ ਆ ਕੇ ਦਰਸ਼ਨ ਕੀਤੇ, ਬਾਬਾ ਜੀ ਕਹਿੰਦੇ, ਭਾਈ ਬੱਚਿਆਂ ਨੂੰ ਲੈ ਕੇ ਕਿਉਂ ਆਇਆ ਏ, ਤੈਨੂੰ ਕਿਹਨੇ ਦੱਸਿਆ। ਹੁਣ ਮਨ ਵਿੱਚ ਪਿਆਰ ਸੀ, ਰਹਿ ਨਾ ਸਕਿਆ, ਆ ਗਿਆ ਏ। ਬਾਬਾ ਜੀ ਦੇ ਦਰਸ਼ਨ ਕੀਤੇ ਨੇ, ਮਨ ਨਿਹਾਲ ਹੋਇਆ, ਕਿਉਂਕਿ ਵਿਰਲੇ ਨੇ ਜਿਹੜੇ ਸਾਧੂਆਂ ਨੂੰ ਪਛਾਣਦੇ, ਜਿਨ੍ਹਾਂ ਨੂੰ ਪਤਾ ਏ ਨਾਮ ਰੰਗੀਆਂ ਰੂਹਾਂ ਵਿਰਲੀਆਂ ਵਿਰਲੀਆਂ ਹੀ ਸੰਸਾਰ ਤੇ ਆਉਂਦੀਆਂ ਨੇ। ਇਹ ਫੌਜੀ ਬਾਬਾ ਜੀ ਦੇ ਦਰਸ਼ਨ ਨਾਨਕ ਸਰ ਕਲੇਰਾ ਕਰਿਆ ਕਰਦਾ ਸੀ। ਇਹਨੇ ਜਦ ਬਾਬਾ ਜੀ ਦੇ ਦਰਸ਼ਨ ਕੀਤੇ ਮਨ ਨਿਹਾਲ ਹੋਏ। ਬਾਬਾ ਜੀ ਕਹਿੰਦੇ ਏਦਾਂ ਨਹੀਂ ਸੀ ਆਉਣਾ, ਆਵਾਜ਼ਾਂ ਦੇ ਕੇ ਆਉਣਾ ਸੀ, ਕੁਝ ਨਹੀਂ ਬੋਲਦੇ। ਤੇ ਬਾਬਾ ਜੀ ਕਹਿੰਦੇ ਭਾਈ ਜੇ ਤੂੰ ਆ ਹੀ ਗਿਆ ਏ, ਜੇ ਇੱਥੇ ਪਹੁੰਚ ਹੀ ਗਿਆ ਏਦਾਂ ਕਰ, ਹੁਣ ਫਿਰ ਜਾ ਕੇ ਨਾ ਕਿਸੇ ਨੂੰ ਦੱਸੀ ਨਾ ਕਿ ਅਸੀਂ ਇੱਥੇ ਆਏ ਹੋਏ, ਦੱਸੀ ਨਾ ਕਿਸੇ ਨੂੰ। ਤੇ ਫੌਜੀ ਕੀ ਕਹਿੰਦਾ, ਗੁਰੂ ਕੀ ਸੰਗਤ, ਹੁਣ ਬਾਬਾ ਜੀ ਬੜਾ ਕਹਿ ਰਹੇ ਨੇ ਭਾਈ ਦੱਸਣਾ ਨਹੀਂ, ਪਰ ਇਹ ਫੌਜੀ ਕਹਿੰਦਾ ਮਹਾਰਾਜ ਮੈਂ ਤਾਂ ਸਾਰਿਆਂ ਨੂੰ ਜਾ ਕੇ ਇਕੱਲੇ ਇਕੱਲੇ ਨੂੰ ਦੱਸਾਂ। ਤੇ ਬਾਬਾ ਜੀ ਗੋਪਾਲਪੁਰ ਦੀਆਂ ਪਹਾੜੀਆਂ 'ਚ ਬੈਠੇ ਨੇ, ਨਗਰੋਟੇ ਬੈਠੇ ਨੇ, ਜਾਓ ਜਾ ਕੇ ਦਰਸ਼ਨ ਕਰ ਲਵੋ, ਸਾਰਿਆਂ ਨੂੰ ਦੱਸਾਂਗਾ ਮੈਂ ਮਹਾਰਾਜ। ਬਾਬਾ ਜੀ ਬੜਾ ਕਹਿੰਦੇ ਪਰ ਫੌਜੀ ਕਹਿੰਦਾ ਨਹੀਂ। ਤੇ ਇੱਧਰ ਦੁਨੀ ਚੰਦ ਨੂੰ ਕਹਿੰਦੇ ਦੁਨੀ ਚੰਦ ਇਹਨੂੰ ਲੈ ਜਾ, ਇਹਨੂੰ ਜਲ ਪਾਣੀ ਛਕਾ। ਬਾਬਾ ਜੀ ਬੜਾ ਰੋਕਦੇ ਨੇ ਕਿ ਇੱਥੇ ਕੋਈ ਜਲ ਪਾਣੀ ਦਾ ਪ੍ਰਬੰਧ ਨਹੀਂ, ਸੰਗਤਾਂ ਦੇ ਰਹਿਣ ਵਾਸਤੇ ਨਹੀਂ, ਕਿਸੇ ਨੂੰ ਨਾ ਦੱਸੀ। ਕਹਿੰਦਾ ਜੀ ਦਰਸ਼ਨ ਤਾਂ ਮੈਂ ਕਰ ਲਏ, ਪਰ ਹੁਣ ਜਿਹੜੀਆਂ ਸੰਗਤਾਂ ਨੇ ਮਨ ਵਿੱਚ ਇੱਕ ਤੁਹਾਡੇ ਦਰਸ਼ਨ ਕਰਨੇ ਨੇ, ਉਹਨਾਂ ਨੂੰ ਜਾ ਕੇ ਮੈਂ ਕਿਵੇਂ ਆਖਾਂ ਕਿ ਮੈਂ ਦਰਸ਼ਨ ਨਹੀਂ ਕਰਕੇ। ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ ਨੇ, ਦਰਸ਼ਨ ਪਿਆਸੀ ਦਿਨ ਸਰਾਤ ਤੋਂ ਅਣ ਦਿਨ ਨੀਤ, ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਨੀਤ। ਉਹ ਵੀ ਬਾਬਾ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਨੇ ਮਹਾਰਾਜ ਤੁਹਾਡੇ। ਤੇ ਤੁਰ ਪਿਆ ਇਹ ਚਲਾ ਗਿਆ। ਦੁਨੀ ਚੰਦ ਨੇ ਸੇਵਾ ਕੀਤੀ, ਜਲ ਪਾਣੀ ਛਕਾਇਆ ਤੇ ਮੁੜ ਗਿਆ। ਇੱਧਰ ਬਾਬਾ ਜੀ ਸੋਚਦੇ ਹੁਣ ਇਹ ਜਾਊਗਾ, ਸਭ ਨੂੰ ਦੱਸੂਗਾ, ਇੱਥੇ ਕਿਸੇ ਚੀਜ਼ ਦਾ ਪ੍ਰਬੰਧ ਨਹੀਂ। ਤੇ ਧੰਨ ਬਾਬਾ ਨਰਸਿੰਘ ਸਿੰਘ ਮਹਾਰਾਜ ਉਸ ਧਰਤੀ ਤੇ ਪੂਰੇ 6 ਮਹੀਨੇ ਤਪ ਕੀਤਾ। ਤੇ ਜਦ ਪਤਾ ਲੱਗਾ ਕਿ ਹੁਣ ਇੱਥੇ ਸੰਗਤਾਂ ਆਉਣਗੀਆਂ, ਤੇ ਧੰਨ ਬਾਬਾ ਨਰਸਿੰਘ ਸਿੰਘ ਮਹਾਰਾਜ ਉਸ ਧਰਤੀ ਤੋਂ ਤੁਰ ਪਏ। ਉੱਥੋਂ ਤੁਰੇ ਦੇਹਰਾਦੂਨ ਪਹੁੰਚ ਗਏ। ਤੇ ਅੱਜ ਵੀ ਗੁਰੂ ਕੀ ਸਾਧ ਸੰਗਤ, ਧੰਨ ਬਾਬਾ ਨਰਸਿੰਘ ਸਿੰਘ ਮਹਾਰਾਜ ਜਿਹੜੀ ਜਿਹੜੀ ਧਰਤੀ ਤੇ ਗਏ, ਧਰਤੀ ਨੂੰ ਭਾਗ ਲਾਏ। ਧੰਨ ਬਾਬਾ ਨਰਸਿੰਘ ਸਿੰਘ ਮਹਾਰਾਜ ਨਗਰੋਟੇ ਦੀ ਧਰਤੀ ਤੇ ਗਏ ਨੇ, 6 ਮਹੀਨੇ ਤਪ ਕੀਤਾ ਉੱਥੇ, ਅੱਜ ਜਾ ਕੇ ਦਰਸ਼ਨ ਕਰੀਏ ਕਿਤੇ ਉਸ ਗੁਫਾ ਦੇ, ਬੜਾ ਆਨੰਦ ਆਉਂਦਾ। ਬਾਬਾ ਜੀ ਦਾ ਵਚਨ ਹੈ, ਜਿਹੜਾ ਵੀ ਇੱਥੇ ਸੱਚੇ ਮਨ ਨਾਲ ਹਾਜ਼ਰੀ ਭਰੇਗਾ, ਜਿਹੜਾ ਵੀ ਇੱਥੇ ਆ ਕੇ 2.5 ਘੰਟੇ ਦੀ ਹਾਜ਼ਰੀ ਭਰੇਗਾ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਦੀਆਂ ਝੋਲੀਆਂ ਭਰ ਦੇਣਗੇ। ਆਖੋ ਸਤਨਾਮ। ਧੰਨ ਬਾਬਾ ਜੀ ਉਹਨਾਂ ਦੀਆਂ ਝੋਲੀਆਂ ਭਰ ਦੇਣਗੇ। ਅੱਜ ਉੱਥੇ ਜਾ ਕੇ ਦਰਸ਼ਨ ਕਰੀਏ, ਬੜਾ ਇਲਾਹੀ ਨੂਰ, ਬੜਾ ਆਨੰਦ ਆਉਂਦਾ ਹੈ ਉੱਥੇ ਜਾ ਕੇ। ਤੇ ਬਾਬਾ ਨਰਸਿੰਘ ਸਿੰਘ ਮਹਾਰਾਜ ਪੂਰੇ 6 ਮਹੀਨੇ ਇੱਥੇ ਤਪ ਕੀਤਾ, ਦੇਹਰਾਦੂਨ ਚਲੇ ਗਏ। ਕੁਝ ਸਮਾਂ ਪਿਆ, ਬਾਬਾ ਨਰਸਿੰਘ ਸਿੰਘ ਮਹਾਰਾਜ ਫਿਰ ਇਸ ਧਰਤੀ ਤੇ ਆਏ, ਪੂਰੇ 4 ਮਹੀਨੇ ਰਹੇ। ਤੇ ਬਾਬਾ ਜੀ ਦੇ ਨਾਲ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ, ਧੰਨ ਧੰਨ ਬਾਬਾ ਹਜੂਰਾ ਸਿੰਘ ਜੀ, ਸੰਤ ਸੁਜਾਨ ਸਿੰਘ ਜੀ, ਹੋਰ ਕਈ ਵਹਿੰਗਮ ਬਾਬਾ ਜੀ ਦੇ ਨਾਲ ਇਸ ਅਸਥਾਨ ਤੇ ਪਹੁੰਚੇ। ਫਿਰ ਜਿੱਥੇ ਬਾਬਾ ਜੀ ਤਪ ਕਰਦੇ ਸੀ ਉਹਦੇ ਨਾਲ ਹੀ ਇੱਕ ਗੁਫਾ ਹੋਰ ਤਿਆਰ ਕੀਤੀ, ਜਿੱਥੇ ਰਾਗੀ ਜਥੇ ਕੀਰਤਨ ਕਰਦੇ ਸੀ। ਤੇ ਧੰਨ ਬਾਬਾ ਨਰਸਿੰਘ ਸਿੰਘ ਮਹਾਰਾਜ ਉਹ ਗੁਰੂ ਨਾਨਕ ਦੇ ਨਾਲ ਜੁੜਦੇ ਸਨ। ਅੱਜ ਵੀ ਉਹ ਨਜ਼ਾਰਾ, ਉੱਥੇ ਜਦ ਜਾਈਏ ਨਾ ਗੁਫਾ ਦੇ ਦਰਸ਼ਨ ਕਰੀਏ, ਤੇ ਮਨ ਨੂੰ ਬੜਾ ਆਨੰਦ ਆਉਂਦਾ ਹੈ। ਤੇ ਧੰਨ ਬਾਬਾ ਨਰਸਿੰਘ ਸਿੰਘ ਮਹਾਰਾਜ ਜਿਹੜਾ ਵੀ ਜਾਂਦਾ ਹੈ ਇਹੀ ਕਹਿੰਦਾ ਹੈ ਧੰਨ ਬਾਬਾ ਜੀ, ਧੰਨ ਬਾਬਾ ਜੀ, ਧੰਨ ਬਾਬਾ ਜੀ। ਜਿਹੜਾ ਜਾਂਦਾ ਹੈ ਉਹ ਵਡਿਆਈਆਂ ਹੀ ਕਰਦਾ ਹੈ, ਉਹ ਸੱਚੇ ਪਾਤਸ਼ਾਹ ਨਾਲ ਜੁੜਦਾ ਹੈ, ਉਹਦੇ ਕਾਰਜ ਧੰਨ ਬਾਬਾ ਜੀ ਰਾਸ ਕਰਦੇ ਨੇ। ਤੇ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਆਪ ਸਭ ਵਡਭਾਗੇ ਹੋ ਜੋ ਧੰਨ ਬਾਬਾ ਨਰਸਿੰਘ ਸਿੰਘ ਮਹਾਰਾਜ ਨਾਮ ਦੇ ਰਸੀਏ, ਜਿਨ੍ਹਾਂ ਨੇ ਜੰਗਲਾਂ ਦੇ ਵਿੱਚ ਮੰਗਲ ਲਾਏ, ਨਾਨਕ ਸਰ ਕਲੇਰਾਂ ਦੀ ਧਰਤੀ ਨੂੰ ਭਾਗ ਲਾਏ। ਜਿੱਥੇ ਜਿੱਥੇ ਵੀ ਜਾ ਕੇ ਬਾਬਾ ਜੀ ਨੇ ਤਪ ਕੀਤਾ, ਅੱਜ ਉਹ ਧਰਤੀ ਸੁਹਾਵਣੀ ਹੋਈ, ਅੱਜ ਉਸ ਧਰਤੀ ਦੇ ਭਾਗ ਲੱਗੇ ਨੇ। ਉੱਥੇ ਜਾ ਕੇ ਵੇਖੀਏ, ਜੰਗਲਾਂ ਦੇ ਵਿੱਚ ਮੰਗਲ, ਪਹਾੜਾਂ ਦੇ ਵਿੱਚ ਲੱਗੇ, ਅੱਜ ਸੰਗਤਾਂ ਜਾਂਦੀਆਂ ਨੇ ਦਰਸ਼ਨ ਕਰਦੀਆਂ, ਤੇ ਮਨ आनंद विच आउंदा है, बड़ी खुशी हुंदी। सो आप भागां भरे हो जो धन बाबा आनंद सिंह महाराज उन्हां दे दरबार ते जुड़े हो, क्योंकि कहिंदे जिहड़े इत्थे धन बाबा आनंद सिंह महाराज ने ऐसा तप कीता, कहिंदे इत्थों दी उत्तों दी कोई जानवर भी लंघ जांदा है ना नानक सर कलेरां दी धरती तों, ओह भी तर जांदा है। असीं बड़े भागां भरे हाँ जो धन बाबा आनंद सिंह महाराज के दरबार से जुड़े हाँ। इहो जिहे महापुरख पूर्ण ब्रह्म ज्ञानी विरले विरले दुनिया ते आउंदे ने। की सिफत करां धन बाबा आनंद सिंह महाराज दी, तेरे कवन कवन गुण कह कह गावां तू साहिब गुणी निधाना। धन धन बाबा आनंद सिंह महाराज दे की गुण गाइए। सो आप भागां भरे हो, वडभागे हो जो गुरु चरणां नाल जुड़ करके सब संगतां हाजरियां भर रहे हो। आओ सारे रल के धन बाबा आनंद सिंह महाराज दे गुण गाइए, धारना पढ़िए, सारे भाई रल के जपिए। तेरी वड्डी है कमाई बाबा आनंद सिंह जी, तेरी वड्डी है, तेरी वड्डी है कमाई बाबा आनंद सिंह जी, तेरी वड्डी है। कमाई बाबा आनंद सिंह जी, तेरी वड्डी है, तेरी वड्डी है कमाई बाबा आनंद सिंह जी, तेरी वड्डी है। वड्डी है कमाई बाबा आनंद सिंह जी, तेरी वड्डी है, तेरी वड्डी है कमाई बाबा आनंद सिंह जी, तेरी वड्डी है। आनंद सिंह जी तेरी वड़ी है।